ਮੈਨੂੰ ਦਿਲ ਦੇ ਵਿੱਚ ਵਸਾਇਆ ਸੀ, ਇੱਕ ਪਲ ਨਾ ਕਦੇ ਭੁਲਾਇਆ ਸੀ। ਬੜਾ ਲੋਕਾਂ ਕੋਲੋਂ ਲੁਕਾਇਆ ਸੀ ਉਹ ਰਾਜ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ ਬੇਵਫਾਏ। ਸੋਚਿਆ ਸੀ ਕਿ ਇਸ਼ਕ ਦੇ ਇਤਿਹਾਸ ਨੂੰ ਮੁੜ ਦੁਹਰਾਵਾਂਗਾ, ਇੱਕ ਧਰਤੀ ਤੇ ਦੂਜਾ ਚੰਨੀ ਉੱਤੇ ਉਹਦੇ ਨਾਂ ਦਾ ਮਹਿਲ ਬਣਾਵਾਂਗਾ, ਉਹਦੇ ਨਾਂ ਦਾ ਮਹਿਲ ਬਣਾਵਾਂਗਾ। ਪਰ ਕਰਾਂ ਕੀ ਮੇਰੀਆਂ ਸੋਚਾਂ ਦੀ ਪਰਵਾਜ਼ ਬੇਵਫਾਏ, ਮੈਂ ਤਾਜ ਬਣਾਵਾਂ ਮੇਰੀ ਮੁਮਤਾਜ਼ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾਏ। ਮੈਂ ਮੱਝੀਆਂ ਚਾ ਦਿੰਦਾ ਜੇ ਉਹ ਸੋਹਣੀ ਬਣ ਜਾਂਦੀ, ਮੈਂ ਲੱਖ ਬਲਖ ਬੁਖਾਰੇ ਵਾਰ ਦਿੰਦਾ, ਲੱਖ ਬਲਖ ਬੁਖਾਰੇ ਵਾਰ ਦਿੰਦਾ। ਇਸ ਗਰਜ਼ਾ ਮਾਰੀ ਦੁਨੀਆ ਵਿੱਚ ਹਰ ਲਿਹਾਜ਼ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾਏ। ਜੋ ਹਾਦਸਿਆਂ ਤੋਂ ਬਹੁਤ ਡਰੇ, ਜੋ ਹਾਦਸਿਆਂ ਤੋਂ ਬਹੁਤ ਡਰੇ, ਪਰ ਉਲਟਾ ਲੋਕੀ ਕਹਿੰਦੇ ਨੇ ਸ਼ਹਿਬਾਜ਼ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾਏ, ਮੈਂ ਤਾਜ ਬਣਾਵਾਂ ਕਿਹਦੇ ਮੇਰੀ ਮੁਮਤਾਜ਼ ਬੇਵਫਾਏ।